ਚਮ ਚਮੇ ਵਰਸਣਗੇ ਮੇਰੀ ਦੀਦ ਨੂੰ ਤਰਸਣਗੇ ਚਮ ਚਮੇ ਵਰਸਣਗੇ ਮੇਰੀ ਦੀਦ ਨੂੰ ਤਰਸਣਗੇ ਨੈਣ ਤੇਰੇ ਨਾਲ ਤਰਸੂਗਾ ਦਿਲ ਤੇਰਾ ਮੇਰਾ ਦੀਵਾਨਾ ਬੰਦੇ ਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਦਾ ਹੈ ਮੇਰਾ ਮੇਰਾ ਦੀਵਾਨਾ ਬੰਦੇ ਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਦਾ ਹੈ ਮੇਰਾ ਮੇਰਾ ਦੀਵਾਨਾ।